students of final year, enjoy farewell party. Now listen, a new folk flavor of Pummi Bai. Hun kitho labiye awaz koil di kuke jahi Surinder te Prakash Kaur di kuke jahi Hun kitho labiye awaz koil di kuke jahi Surinder te Prakash Kaur di kuke jahi Jamle jatt de geet na kar kharab de ho साना तुझ पुले ओ शेर पंजाब दे ओ लख तरक्या करो ओ पुत पंजाब दे ओ आसा सिंह मस्ताने दी हीर नूल जेना मानिक दिया कलिया नू जग पुल जेना आसा सिंह मस्ताने दी हीर नूल जेना ਨਿਕਤੀਆਂ ਕਲੀਆਂ ਨੂੰ ਜੱਗ ਭੁੱਲ ਜੇ ਨਾ ਬੀਬਾਂ ਦੇ ਗਗਨੇ ਤਮਾਮੇ ਨੂੰ ਸੁਰ ਤਾਜ ਦੇ ਹੋ ਲੱਖ ਤਰਕੀਆਂ ਕਰੋ ਉਹ ਪੁੱਤ ਪੰਜਾਬ ਦੇ ਹੋ ਵਿਰਸਾ ਨਾ ਤੁਸ ਭੁੱਲੇ ਹੋ ਸ਼ੇਰ ਪੰਜਾਬ ਦੇ ਹੋ ਲੱਖ ਤਰਕੀਆਂ ਕਰੋ ਉਹ ਪੁੱਤ ਪੰਜਾਬ ਦੇ ਹੋ ਜਿਹੜੀ ਰੁੱਤੇ ਖਿੜਦੇ ਫੁੱਲ ਤਰੇਕਾਂ ਨੂੰ ਗੀਤਾਂ ਦੇ ਵਿੱਚ ਸਾਂਭ ਲੋ ਲੰਮੀਆਂ ਹੇਕਾਂ ਨੂੰ ਜਿਹੜੀ ਰੁੱਤੇ ਖਿੜਦੇ ਫੁੱਲ ਤਰੇਕਾਂ ਨੂੰ ਗੀਤਾਂ ਦੇ ਵਿੱਚ ਸਾਂਭ ਲੋ ਲੰਮੀਆਂ ਹੇਕਾਂ ਨੂੰ ਜਗਮੋਹਨ ਦਵਿੰਦਰ ਸਾਨਾ ਤੁਸੀਂ ਭੁੱਲੇ ਹੋ ਸ਼ੇਰ ਪੰਜਾਬ ਦੇ ਹੋ ਲੱਖ ਤਰੱਕੀਆਂ ਕਰੋ ਉਹ ਪੁੱਤ ਪੰਜਾਬ ਦੇ ਹੋ ਗੁਰਦਾਸ ਮਾਨ ਤੇ ਪੰਮੀ ਬਾਈ ਹੱਥ ਡੋਰਾ ਨੇ ਮਾਂ ਬੋਲੀ ਨੂੰ ਬੜਾ ਰੋਲਦਾ ਚੋਰਾ ਨੇ ਗੁਰਦਾਸ ਮਾਨ ਤੇ ਪੰਮੀ ਬਾਈ ਹੱਥ ਡੋਰਾ ਨੇ ਮਾਂ ਬੋਲੀ ਨੂੰ ਬੜਾ ਰੋਲਦਾ ਚੋਰਾਂ ਨੇ ਛੋਟੀ ਕਹਿੰਦਾ ਹੋਰ ਨਗਹਿਰੇ ਕਾਬ ਦੇ ਹੋ ਲੱਖ ਤਰੱਕੀਆਂ ਕਰੋ ਉਹ ਪੁੱਤ ਪੰਜਾਬ ਦੇ ਹੋ ਵਿਰਸਾ ਨਾ ਤੁਸੀਂ ਭੁੱਲੇ ਹੋ ਸ਼ੇਰ ਪੰਜਾਬ ਦੇ ਹੋ